ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪ੍ਰਭ ਸੇਵਹਿ ਸਦ ਸਾਚਾ ਆਨ ਦਿਨ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਧ ਉਰ ਧਾਰ ਸੇਵਹਿ ਸਦ ਸਾਚਾ ਆਨ ਦਿਨ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਧ ਉਰ ਧਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਆ ਨਾ ਆਪੇ ਕਿਰਪਾ ਤਾਰ ਮਹੱਲਾ ਤੀਜਾ ਕਹਿਐ ਕਥਿਐ ਨਾ ਪਾਈਐ ਆਨ ਦਿਨ ਰਹਿ ਸਦਾ ਗੁਣ ਗਾਏ ਗੁਰ ਕੈ ਸਬਦ ਮਨ ਤਨ ਭਿਜੈ ਆਪ ਵਸੈ ਮਨ ਆਏ ਨਾਨਕ ਨਦਰੀ ਪਾਈਐ ਆਪੇ ਲਏ ਸਾਸਤ ਆਪ ਕਥੈ ਆਪ ਭਿਜੈ ਆਪੇ ਹੀ ਬਹਿ ਪੂਜ ਕਰਤਾ ਆਪ ਪਰ ਪੰਚ ਕਰੀ ਜੈ ਪਰ ਵਿਰਤ ਆਪ ਨਿਰਵਿਰਤੀ ਆਪੇ ਅਕਥ ਕਥਿਜੈ ਆਪੇ ਪੁੰਨ ਸਭ ਆਪ ਕਰਾਏ ਆਪ ਅਲਪਤ ਵਰਤੀਜੈ ਸੁਖ ਦੁਖ ਦੇਵੈ ਕਰਤਾ ਆਪੇ ਬਖਸ ਕਰੀ ਜੈ ਆਪੇ ਸੁਖ ਦੁਖ ਸੁਖ ਦੇਵੈ ਕਰਤਾ ਆਪੇ ਬਖਸ ਕਰੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵ ਹੈ ਸਦ ਸਾਚਾ ਆਨੰਦ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸੱਚ ਅਰਧ ਉਰਧ ਉਰਧਾਰ ਰਾਗ ਬਿਹਾਗੜਾ ਦੀਵਾਰ ਪੌੜੀ ਅੱਠਵੀਂ ਸਲੋਕਾਂ ਨਾਲ